ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ शरीफ कई बाली मेरे साया उसन बतेरा कुछ हुई देख देख के मल मल्ली आ रहा है गलो साडे बेसी पूरी ये मुके नु सानू रात पैंदी पतनी ओ बाकी जो मर्जी हुंदा हो जावे वीरे पर गाल नहीं कढ़नी कमांडमेंट वालिया ने पीतिया खुशी भावे कवी नित मुर्गी है बढ़नी ना ना ना ना ना ना ना ना ना गाल नहीं कढ़नी आशकां सारे रोकदे झंडी उत्थे कढ़नी बाकी थोनू अगे पता ही आ गाल नहीं कढ़नी ਸੱਤੇ ਬਸ ਆਖਰੀ ਅੰਤਰਾ ਸੌਣ ਲੱਗੇ ਪਲੀਜ਼ ਇੱਕ ਹੋਰ ਮੈਂ ਕਿਹੜਾ ਨਿੱਤ ਗਾਉਣਾ ਧੱਕੇ ਨਾਲ ਖਾਇਆ ਗੀਤ ਯਾਰ ਵਿੱਚੀ ਗੱਲ ਤੋਂ ਸੀਰੀਅਸ ਹੋ ਕੇ ਲਿਖ ਦਿੱਤਾ ਉਹਨੇ ਦਿਲ ਤੋਂ ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ ਜਿੱਥੋਂ ਤੱਕ ਆਉਂਦਾ ਸੀਗਾ ਥੋੜਾ ਬਹੁਤਾ ਗਾਲਿਆ ਹਾਂ ਮੜ ਕੀ ਗੱਲ ਲੱਗਿਆ ਦੇ ਚੰਗਾ ਸਿਰ ਮੱਥੇ ਪਰਵਾਣਿਆ ਮਾੜਾ ਲੱਗਿਆ ਤਾਂ ਕੀ ਹੱਲੈਣੀ ਮੇਰੀ ਜਾਣਿਆ ਅਗਲੇ ਗਾਣੇ ਚ ਆਪਾਂ ਐਂਡ ਕਰ ਛੱਡਣੀ ਓ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਕਮੈਂਟਾਂ ਚ ਗਾਲ ਨਹੀਂ ਕੱਢਣੀ ਪੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ